ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਵਿਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵਡੈ ਭਾਗੈ ਕਬ ਮਿਲਿਐ ਪੂਰਨ ਪਤੇ ਸਹਿਜ ਸਮਾਈਐ ਗੋਬਿੰਦ ਪਾਈਐ ਦੇਹੋ ਸਖੀਐ ਮੋਹਿ ਮਤ ਦਿਨ ਰੈਣ ਠਾਡੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬੇਨਵੰਤ ਨਾਨਕ ਕਰੋ ਕਿਰਪਾ ਲੈਹੋ ਮੋਹਿ ਲੜ ਲਾਇਆ ਰਤਨ ਵਿਸਾਰਾਮ ਖੋਜੀ ਖੋਜ ਲਗਾ ਹਰ ਸੰਤਨ ਪਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥ ਹੈ ਅਕਥ ਵਿਚਾਰ ਇੱਕ ਚਿਤ ਇੱਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰ ਕਰ ਜੋੜ ਪ੍ਰਭ ਪਹਿ ਕਰ ਬਿਨੰਤੀ ਮਿਲੈ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਾਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖ ਸਮੂਹ ਭਇਆ ਜੋਗੋ ਰਾਮ मेले संति आए प्रभु त्याए बड़े अचरज जानिया मेले एकत्र होए सहज टोए मन प्रीति उपजे मानिया मेल ज्योत ज्योति ओत पोती हर नाम सब रस भोगो बिनवंत नानक सब संत मिले प्रभ करण कारण जोगो पावन सुहावरा तरत सपागी राम प्रभ कर आए अड़ा गोर चरणी लागी राम गोर चरण लागी सहज जागी सगल इच्छा पुनिया मेरी आस पूरी संत धूरी हार मिले कंत विशुन्या आनंद आन दिन वजहे वाजे अहं मत मान की त्यागी दीनवंत नानक शरण स्वामी संत संग लेव लागी आनंद आनंद न वजहे वाजे अहं मत मान की त्यागी बेनवंत नानक शरण स्वामी संत संग लेव लागी वाहे गुरु जी का खालसा वाहे गुरु जी की फतेह बिलावल महला पंजवा संत एक ओंकार सतगुर प्रसाद मंगल साज पया प्रभ अपना गाया राम अविनाशी वार सुनिया मन उपजया चाया राम।